ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਲੋਕ ਮਹੱਲਾ ਤੀਜਾ। ਨਾਨਕ ਨਾਵ ਹੋ ਕੁਥਿਆ, ਹਾਲਤ ਪਾਲਤ ਸਭ ਜਾਏ, ਜਾਪ ਤਪ ਸੰਜਮ ਸਭ ਹਿਰ ਲਿਆ, ਮੁੱਠੀ ਦੂਜੈ ਪਾਏ, ਜਾਮਦਾਰ ਬੱਧੇ ਮਾਰੀ ਹੈ, ਬਹੁਤੀ ਮਿਲੈ ਸਜਾਏ। ਨਾਨਕ ਨਾਵ ਹੋ ਕੁਥਿਆ, ਹਾਲਤ ਪਾਲਤ ਸਭ ਜਾਏ, ਜਾਪ ਤਪ ਸੰਜਮ ਸਭ ਹਿਰ ਲਿਆ, ਮੁੱਠੀ ਦੂਜੈ ਪਾਏ, ਜਾਮਦਾਰ ਬੱਧੇ ਮਾਰੀ ਹੈ, ਬਹੁਤੀ ਮਿਲੈ ਸਜਾਏ। ਮਹੱਲਾ ਤੀਜਾ। ਸੰਤਾਂ ਨਾਲ ਵੈਰ ਕਮਾਵ ਦੇ, ਦੋਸਤਾਂ ਨਾਲ ਮੋਹ ਪਿਆਰ, ਅੱਗੇ ਪਿੱਛੇ ਸੁਖ ਨਹੀਂ, ਮਰ ਜੰਮਹਿ ਵਾਰੋ ਵਾਰ, ਤ੍ਰਿਸ਼ਨਾ ਕਦੇ ਨਾ ਬੁਝਈ, ਦੁਬਿਧਾ ਹੋਏ ਖੁਆਰ, ਮੋਹ ਕਾਲੇ ਤਿੰਨਾ ਨਿੰਦਕ, ਤਿਤ ਸੱਚੇ ਦਰਬਾਰ, ਨਾਨਕ ਨਾਮ ਬਿਹੂਣਿਆ, ਨਾ ਉਰ ਵਾਰ ਨਾ ਪਾਰ, ਪੌੜੀ ਜੋ ਹਰ ਨਾਮ ਧਿਆਏ ਦੇ, ਸੇ ਹਰ ਹਰ ਨਾਮ ਰਤੇ ਮਨ ਮਾਹੀ, ਜਿਨ੍ਹਾਂ ਮਨ ਚਿੱਤ ਇੱਕ ਅਰਾਧਿਆ, ਤਿੰਨਾ ਇੱਕ ਸਵਿਨ ਦੂਜਾ ਕੋ ਨਾਹੀ, ਸੇਈ ਪੁਰਖ ਹਰ ਸੇਵ ਦੇ, ਜਿਨ ਧੁਰ ਮਸਤਕ ਲੇਖ ਲਿਖਾਹੀ, ਹਰ ਕੇ ਗੁਣ ਨਿਤ ਗਾਵ ਦੇ, ਹਰ ਗੁਣ ਗਾਏ ਗੁਣੀ ਸਮਝਾਹੀ, ਵਡਿਆਈ ਵੱਡੀ ਗੁਰਮੁਖ, ਗੁਰਪੂਰੈ ਹਰ ਨਾਮ ਸਮਾਹੀ, ਹਰ ਕੇ ਗੁਣ ਨਿਤ ਗਾਵ ਦੇ, ਹਰ ਗੁਣ ਗਾਏ ਗੁਣੀ ਸਮਝਾਹੀ, ਵਡਿਆਈ ਵੱਡੀ ਗੁਰਮੁਖ, ਗੁਰਪੂਰੈ ਹਰ ਨਾਮ ਸਮਾਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਲੋਕ ਮਹੱਲਾ ਤੀਜਾ। नानक नाव हो कुथिया, हालत पालत सब जाए, जाप तप संजम सब हिर लया, मुठी दूजे पाए, जाम दर बदे मारी है, बहुत ही मिले सजाए। राग सोरठ की वार सलोका नाल पौड़ी सतारवीं।